ਅੱਜ ਕਿਧਰ ਨਾ ਭੁੱਲ ਗਿਆ ਬਸ ਯਾਰ ਇੱਕ ਹੈਲਪ ਚਾਹੀਦੀ ਸੀ ਤੇਰੀ ਕਾਹਦੇ ਵਾਸਤੇ ਹੈ ਯਾਰ ਇਸ ਬੁੱਕ ਦੇ ਵਿੱਚ ਜੋ ਲੈਂਗੁਏਜ ਲਿਖੀ ਹੈ ਨਾ ਹਾਂਜੀ ਮੇਰੇ ਤਾਂ ਜਮਾ ਨਹੀਂ ਪੱਲੇ ਓ ਇਹ ਤਾਂ ਪ੍ਰੀਤ ਦੀ ਪਰਸਨਲ ਡਾਇਰੀ ਲੱਗਦੀ ਆ ਪੜ ਕੇ ਤਾਂ ਦੱਸ ਇਸ ਨੂੰ ਲਿਖਿਆ ਇਹਦੇ ਵਿੱਚ ਲਿਖਿਆ ਆ ਇੱਕ ਸੁਪਨਾ ਮੈਨੂੰ ਵੀ ਕੋਈ ਪਿਆਰ ਕਰੇ ਰਾਤੀ ਸੁਪਨੇ ਚ ਪੱਕ ਠੱਕ ਹੋ ਗਈ ਰਾਤੀ ਸੁਪਨੇ ਚ ਪੱਕ ਠੱਕ ਹੋ ਗਈ ਕਿ ਤੂੰ ਛੇਤੀ ਸਾਡੇ ਵੇੜੇ ਟੁੱਕਣਾ ਅੱਖ ਖੁੱਲ ਗਈ ਮੈਂ ਤਾਂ ਵੀ ਸੌਵਾਂ ਜਾਣ ਕੇ ਖੋਰੇ ਦੂਜੀ ਵਾਰੀ ਆ ਦੇ ਸੁਪਨਾ ਅੱਖ ਖੁੱਲ ਗਈ ਮੈਂ ਤਾਂ ਵੀ ਸੌਵਾਂ ਜਾਣ ਕੇ ਮੇਰੀ ਫਰੈਂਡ ਦੀ ਇੰਗੇਜਮੈਂਟ ਹੈ ਪਰ ਮੈਨੂੰ ਕਿਉਂ ਨਾ ਤਿਆਰ ਕਰ ਰਿਹਾ ਤੂੰ ਚੁੱਪ ਕਰ ਹਾਲ ਚਾਹੀਦਾ